ਤੂੰ ਕੁਝ ਚਿਰ ਪਾ ਕੇ ਰੱਖ ਲੈ, ਪੱਲੇ ਵਿੱਚ ਮੁੱਖ ਨਾ ਲੁਕਾ ਕੇ ਰੱਖ ਲੈ। ਪੱਲੇ ਵਿੱਚ ਮੁੱਖ ਨਾ ਲੁਕਾ ਕੇ ਰੱਖ ਲੈ।